ਲੈ ਪੁੱਤ ਦਾ ਪੋਸਟਰ ਹਟਾ ਤੂੰ। ਪੁੱਤਰ ਹੁਣ ਤੂੰ ਇੱਕ ਕੰਮ ਕਰ, ਇੱਕ ਵਧੀਆ ਜਿਹਾ ਗਾਣਾ ਬਣਾ ਦੇ ਯਾਰਾ। ਰਾਤ ਦੀ ਗੱਲ ਸੁਣੀਓ ਸੁਣੀਓ ਵੇ, ਰਾਤ ਦੀ ਗੱਲ ਸੁਣੀਓ ਸੁਣੀਓ ਵੇ, ਕੋਈ ਨਾ ਚਾਰ ਚੁਫੇਰੇ ਪਿੱਛੇ ਨਾ ਮੁੜੀਓ ਮੁੜੀਓ ਵੇ, ਪਿੱਛੇ ਨਾ ਮੁੜੀਓ ਮੁੜੀਓ ਵੇ, ਰਾਤਾਂ ਦੇ ਕਾਲੇ ਕਾਲੇ ਚਿਹਰੇ ਡਰ ਡਾਡਾ ਡੱਸੇ ਵੇ, ਔਰ ਮੰਜ਼ਿਲ ਹੱਸੇ ਵੇ, ਆਹਟ ਸੇ ਡਰੀਓ ਡਰੀਓ ਵੇ, ਆਹਟ ਸੇ ਡਰੀਓ ਡਰੀਓ ਵੇ, ਖੌਫ ਕੇ ਅੰਦਰ ਲੱਗੇ ਡੇਰੇ, ਹੌਲੇ ਸੇ ਚਲੀਓ ਚਲੀਓ ਵੇ, ਹੌਲੇ ਸੇ ਚਲੀਓ ਚਲੀਓ ਵੇ, ਰਾਤਾਂ ਦੇ ਕਾਲੇ ਕਾਲੇ ਚਿਹਰੇ ਡਰ ਡਾਡਾ ਡੱਸੇ ਵੇ, ਔਰ ਮੰਜ਼ਿਲ ਹੱਸੇ। ਖਾਲੀ ਪਨ ਤੇ ਸੋਨਾ ਸੋਨਾਪਨ ਹੈ, ਬੜੀ ਬੇਚੈਨੀ ਤੇ ਕੱਲਾਪਨ ਹੈ, ਤਨ ਰੂਹ ਕਾਂਪ ਰਹੀ, ਮੌਤ ਕਹੀ ਆਲਾਪ ਰਹੀ, ਕੱਲਾ ਸੁੱਕਦਾ ਸਾ ਰੁਕਦਾ, ਪ੍ਰਾਣ ਮੇਰੇ ਖਿੱਚਦਾ ਖਿੱਚਦਾ, ਕਿਤੇ ਗੇਮ ਖਤਮ ਨਾ ਹੋ ਜਾਵੇ, ਮੈਂ ਖੁਦ ਸਹੀ ਅਬ ਲੁਕਦਾ ਛਿਪਦਾ, ਹਾਂ ਡਾਡਾ ਡੱਸੇ ਵੇ, ਔਰ ਮੰਜ਼ਿਲ ਹੱਸੇ। Oh,